ਆਓ ਵੀ ਮਿੱਤਰ ਸਟੋਰੀ ਦੱਸਣ ਜਾ ਰਿਹਾ ਤੁਹਾਨੂੰ ਬਿੱਲਿਆਂ ਦੇ ਲਾਣੇ ਦੀ। ਨਾ ਨਾ ਉਹ ਨੀ ਜਿਹੜੇ ਬੰਦੇ ਬਿੱਲੇ ਹੁੰਦੇ ਆ ਉਹ। ਲਓ ਜੀ ਆ ਹੈਗਾ ਛੋਟਾ ਬਿੱਲਾ, ਇਹ ਤਾਂ ਆਪਣੇ ਆਪ ਨੂੰ ਸਮਝਦਾ ਕਲਾਕਾਰ ਪਰ ਲੋਕੀ ਇਹਨੂੰ ਪਾਗਲ ਸਮਝਦੇ ਆ। ਤੇ ਨਾਲ ਜਿਹੜੇ ਆ ਕਮਲੇ ਵਾਂਗੂ ਇਹਦੇ ਸਿਰ ਮਾਰੀ ਜਾਂਦੇ ਆ ਬਲੂੰਗੜੇ, ਇਹ ਕੱਲੇ ਇਸੇ ਨੂੰ ਦਿੰਦੇ ਹੋਰ ਕਿਸੇ ਨੂੰ। ਨਾਲੇ ਹੁਣ ਬਿੱਲੇ ਦੀ ਕੁੱਤੇ ਖਾਣੀ ਹੁੰਦੀ ਆ, ਆਪ ਹੀ ਦੇਖ ਲਓ, ਮੈਂ ਹੀ ਥੋੜੇ ਕੁੱਤੇ ਵਾਂਗੂ ਭੌਂਕੀ ਜਾਊਂਗਾ। ਹੋ ਕੀ ਕਰਦਾ ਹੈ? ਚੱਲ ਸਾਈਡ ਤੇ ਹੋ, ਚੱਲ ਚੱਲ ਪਿੱਛੇ ਚੱਲ। ਕੀ ਹੋਇਆ, ਤੈਨੂੰ ਦਿਖਦਾ ਨੀ ਬੰਦੇ ਬੈਠੇ? ਬੰਦੇ ਕਿਹੜੇ ਬੰਦੇ? ਹਾਂ ਮੇਰੇ ਨਾਲ ਦੇ। ਉਹ ਕੌਣ ਹੈ? ਚੱਲ ਚੱਲ ਬੰਦੇ ਨੀ ਤੁਰੇ ਫਿਰਦੇ ਨੇ ਯਾਰ, ਮਿੱਧ ਤੇ ਸੀ ਯਾਰ। ਟਿਕਟ ਆ ਲੈ। ਹਾਂ ਬਾਈ ਟਿਕਟ। ਤਿੰਨ ਟੈਪੀ ਦੇ ਦੇ ਵੀਰੇ। ਤਿੰਨ ਟੈਪੀ? ਬਾਕੀ ਬੰਦੇ ਕਿੱਥੇ ਹੈ? ਹਾਂ ਨਾਲ ਬੈਠੇ ਜੀ। ਹਾਂ ਦਿਸਦਾ ਤਾਂ ਕੋਈ ਵੀ ਨੀ, ਆ ਫੜ। ਪਾਗਲ ਲੱਗਦਾ ਬਈ ਬੰਦੇ ਸੁਣ ਦੇਖਦੇ। ਹਾਂ ਬਈ ਲੈ ਦੇਖ ਲੋ ਕਿੰਨਾ ਚਾਹ ਚੜਿਆ ਵਿਆਹ ਦਾ। ਉਹ ਵਿਆਹ ਇਹਦਾ ਨੀ, ਇਹਦਾ ਦੋਸਤ ਦਾ, ਉੱਥੇ ਜਾਣਾ ਉਹ ਸੱਚ। ਲੈ ਆ ਗਿਆ ਜੀ ਵੱਡਾ ਬਿੱਲਾ। ਇਹ ਜਦੋਂ ਵੀ ਛੋਟੇ ਬਿੱਲੇ ਨੂੰ ਦੇਖਦਾ ਬਸ ਇੱਕੋ ਹੀ ਚੀਜ਼ ਸੋਚਦਾ ਵੀ ਯਾਰ ਇਹ ਬਿਜਲੀਆਂ ਲਵਾਉਣ ਦਾ ਖਰਚਾ ਕਿੰਨਾ ਕੁ ਹੁੰਦਾ ਉਹ। ਤੇ ਆ ਗਈ ਲਾਣੇਦਾਰਨੀ ਬਿੱਲੀ, ਇਹ ਜਦੋਂ ਆਪਦੇ ਪੁੱਤ ਬਿੱਲੇ ਨੂੰ ਦੇਖਦੀ ਹੈ ਬਸ ਇਹੀ ਸੋਚਦੀ ਹੈ ਹਾਏ ਰੱਬਾ ਕਿਤੇ ਉਦੋਂ ਲਾਈਟ ਨਾ ਵਗ ਜੇ ਜਦੋਂ ਬਿਜਲੀਆਂ ਲੱਗਣਗੀਆਂ। ਇਹਦੇ ਨਾਲੋਂ ਤਾਂ ਕੋਈ ਪੱਥਰ ਜੰਮ ਲੈ, ਕਿਤੇ ਪਾਸੇ ਹੋ ਕੇ ਪਿਆ ਤਾਂ ਰਹਿੰਦਾ। ਲੈਟਸ ਗੋ, ਚਲੋ ਮੁੰਡੇ ਬੈਣ। ਯਾਰ ਦੇ ਵਿਆਹ ਚ ਕੱਬਾ ਬਣ ਗਿਆ ਸੀ ਸੀਨ, ਉਦਣ ਦੀ ਲੱਗਦੀ ਆ ਜ਼ਿੰਦਗੀ ਰੰਗੀਨ। ਯਾਰ ਦੇ ਵਿਆਹ ਚ ਕੱਬਾ ਬਣ ਗਿਆ ਸੀ ਸੀਨ, ਉਦਣ ਦੀ ਲੱਗਦੀ ਆ ਜ਼ਿੰਦਗੀ ਰੰਗੀਨ। ਪਾਗਲ ਹੈ। ਯਾਰ ਦੇ ਵਿਆਹ ਚ ਗੱਪਾ ਬਣ ਗਿਆ ਸੀ ਸੀਨਾ।